ਕਰਜਾ ਬੇਵਫਾਈ ਕੁਝ ਗੀਤ ਚੋੜੀ ਪਾ ਦੇ ਕੋਈ ਕਰਜਾ ਬੇਵਫਾਈ ਕੁਝ ਗੀਤ ਚੋੜੀ ਪਾ ਦੇ ਮੈਨੂੰ ਛੱਡ ਜਾ ਦੇ ਕੇ ਧੋਖਾ ਮੈਨੂੰ ਛੱਡ ਜਾ ਦੇ ਕੇ ਧੋਖਾ ਮੇਰੀ ਜ਼ਿੰਦਗੀ ਬਣਾ ਦੇ ਕੋਈ ਕਰਜਾ ਬੇਵਫਾਈ ਕੁਝ ਗੀਤ ਚੋੜੀ ਪਾ ਦੇ ਕੋਈ ਕਰਜਾ ਬੇਵਫਾਈ ਕੁਝ ਗੀਤ ਚੋੜੀ ਪਾ ਦੇ ਦਿਲ ਦੇ ਸੀਣ ਦੇ ਲਈ ਨਿੱਤ ਮੈਂ ਫੁਲਾਂ ਸਜਾਈਏ ਫੱਟ ਦਿਲ ਦੇ ਸੀਣ ਦੇ ਲਈ ਮੈਨੂੰ ਬਾਪੂ ਕੱਢੇ ਗਾਲਾਂ ਬਸ ਘਰੋਂ ਹੀ ਕਢਾ ਦੇ ਕੋਈ ਕਰਜਾ ਬੇਵਫਾਈ ਸ਼ਿਵ ਦੀਆਂ ਕਿਤਾਬਾਂ ਤੂੰ ਬਟਾਲੇ ਤੋਂ ਮੰਗਾ ਦੇ ਕੋਈ ਕਰਜਾ ਬੇਵਫਾਈ ਕੁਝ ਗੀਤ ਚੋੜੀ ਪਾ ਦੇ ਮੈਨੂੰ ਛੱਡ ਜਾ ਦੇ ਕੇ ਧੋਖਾ ਮੈਨੂੰ ਛੱਡ ਜਾ ਦੇ ਕੇ ਧੋਖਾ ਮੇਰੀ ਜ਼ਿੰਦਗੀ ਬਣਾ ਦੇ ਕੋਈ ਕਰਜਾ ਬੇਵਫਾਈ ਕੁਝ ਗੀਤ ਚੋੜੀ ਪਾ ਦੇ ਕੋਈ ਕਰਜਾ ਬੇਵਫਾਈ ਕੁਝ ਗੀਤ ਚੋਲੀ ਪਾ ਦੇ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ